ਤੇ ਚਾਕ ਹੁੰਦੇ ਓਏ ਪਹਿਲਾਂ ਸਿੱਪੀਆਂ ਦੇ ਮੋਤੀ ਮਿਲਣ ਪਿੱਛੋਂ ਜਾ ਕੇ ਰਾਣੀਆਂ ਨੂੰ ਜਾਨਾ ਹੀਲ ਜੋ ਟਾਣੀਆਂ ਫੁੱਲ ਟੁੱਟਣ ਓਹੀਓ ਮਾਣਦੇ ਸੇਜਾਂ ਸੁਹਾਣੀਆਂ ਨੂੰ ਇੱਕ ਖੰਡੇ ਵਾਲਾ ਆ ਦੂਜਾ ਤੀਰ ਵਾਲਾ ਜੱਗ ਪੂਜਦਾ ਸਿਰਾਂ ਦੇ ਦਾਨੀਆਂ ਨੂੰ ਪੁੱਤ ਖਾੜਕੂ ਗੁਰੂ ਗੋਬਿੰਦ ਸਿੰਘ ਦੇ ਓਏ ਮੋਰਾਂ ਵਾਲੀਆਂ ਹੱਸ ਕੇ ਦੇਣ ਕੁਰਬਾਨੀਆਂ ਨੂੰ ਪੁੱਤ ਖਾੜਕੂ ਕਲਗੀਆਂ ਬਾਲੜੇ ਦੇ ਦੇਸ ਕੌਮ ਲਈ ਦੇਣ ਕੁਰਬਾਨੀਆਂ ਨੂੰ ਪਿਆਰੇ ਖਾਲਸਾ ਜੀ ਸਰਬੰਸ ਸਦਾਨੀ ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਸ ਕੌਮ ਤੋਂ ਪਿਤਾ ਵਾਰ ਦਿੱਤਾ ਮਾਤਾ ਵਾਰ ਦਿੱਤੀ ਮਾਮੇ ਵਾਰ ਦਿੱਤੇ ਭੂਆ ਦੇ ਪੁੱਤ ਵਾਰ ਦਿੱਤੇ ਓਏ ਆਪਣੇ ਨੂਰੇ ਨਜ਼ਰ ਲਖਤੇ ਜਿਗਰ ਦੋ ਚਮਕੌਰ ਵਿੱਚ ਦੋ ਸਰਹੰਦ ਦੀਆਂ ਨੀਹਾਂ ਵਿੱਚ ਖਿਲਾਰ ਦਿੱਤੇ ਖਾਲਸਾ ਜੀ ਸ਼ਾਇਰ ਲਿਖਦਾ ਜੇ ਨਾ ਦਸਮੇਸ਼ ਪਿਤਾ ਪਿਤਾ ਦਿੱਲੀ ਵਾਰ ਦੋ ਤੂੰ ਤਿਲਕ ਅਤੇ ਜੰਝੂ ਦੱਸ ਕੇਸ ਨੇ ਬਚਾਉਣਾ ਸੀ ਜੇ ਨਾ ਦਸਮੇਸ਼ ਪਿਤਾ ਸਾਜ ਦਾ ਪਿਆਰੇ ਪੰਜ ਕੰਘਾ ਕੜਾ ਓਇਆ ਗਾਤਰਾ ਕਛਹਿਰਾ ਕਿਹ ਨਾ ਪਾਉਣਾ ਸੀ ਜੇ ਨਾ ਦਸਮੇਸ਼ ਪਿਤਾ ਵਾਰ ਤੋਂ ਦੁਲਾਰੇ ਚਾਰੇ ਮਾਛੀ ਵਾਲੇ ਜੰਗਲ ਚ ਪੁੰਜੇ ਰੜਈ ਕਿਹਨੇ ਸੌਣਾ ਸੀ ਮੰਦਰ ਸ਼ਿਵਾਲੇ ਗੁਰਦੁਆਰੇ ਨਾ ਨਜ਼ਰ ਆਉਂਦੇ ਓਏ ਕਿਸੇ ਰਾਗੀ ਢਾਡੀ ਨੇ ਸਟੇਜ ਤੇ ਨਾ ਗਾਉਣਾ ਸੀ ਇੱਕ ਸਮੇਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਓਏ ਜੋ ਸਿੱਖੀ ਨੂੰ ਮਕਾਉਣ ਵਾਸਤੇ ਝੁਕਾਉਣ ਵਾਸਤੇ ਯਤਨ ਕਰਦੀਆਂ ਰਹੀਆਂ ਤੇ ਅੱਜ ਵੀ ਯਤਨਸ਼ੀਲ ਨੇ ਪਾਪੀ ਔਰੰਗਜ਼ੇਬ ਜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਲਵਾਰ ਦੇ ਡਰਾਵੇ ਦੇ ਕੇ ਕਹਿੰਦਾ ਸੀ ਇਸ ਦੇ ਜ਼ੋਰ ਨਾਲ ਮੈਂ ਸਾਰੇ ਹਿੰਦੂ ਮੁਸਲਮਾਨ ਬਣਾ ਦਿਆਂਗਾ ਗੁਰੂ ਤੇਗ ਬਹਾਦਰ ਜੀ ਨੇ ਗਰਜ ਕੇ ਲਲਕਾਰ ਕੇ ਕਿਹਾ ਸੀ ਓਏ ਔਰੰਗਜ਼ੇਬ ਕਿਹੜੀ ਤੇਗ ਦੇ ਡਰਾਵੇ ਦੇ ਨਾ ਮੈਨੂੰ ਤੇਗ ਬਹਾਦਰ ਕਹਿੰਦੇ ਆ ਓਏ ਮੈਂ ਹਾਂ ਤੇਗ ਤੇ ਕੱਢ ਲਾ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੌ ਤੇਗਾਂ ਓਏ ਮੈਨੂੰ ਲੱਕ ਓਏ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ ਵੇਖ ਬਾਪੂ ਦੇ ਪਹਿਨੀਆਂ ਦੋ ਤੇਗਾਂ ਓਏ ਮੇਰੇ ਪਿਤਾ ਦੀ ਅਣਖ ਬਹਾਦਰੀ ਤੇਰੇ ਪਰਖ ਦਾ ਤੇਰਾ ਪਿਓ ਤੇਗਾਂ ਹੁਣ ਵੀ ਵੇਖ ਲਈ ਆਉਂਦੇ ਭਵਿੱਖੀ ਅੰਦਰ ਓਏ ਮੇਰੇ ਪੁੱਤਰ ਨੇ ਬਾਹਣੀਆਂ ਉਹ ਤੇਗਾਂ ਉਹਦੀ ਤੇਗ ਚੋਂ ਇਹੋ ਜਿਹੀ ਤੇਗ ਨਿਕਲੂ ਉਹ ਲੱਖਾਂ ਲਊਗੀ ਤੇਰੀਆਂ ਖੋ ਤੇਗਾਂ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਬਾਬਾ ਜੀ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਬਾਬਾ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਬਾਬੀ ਵਜ਼ੀਰ ਖਾਨ ਨੂੰ ਲਲਕਾਰ ਕੇ ਬੰਗਾਰ ਕੇ ਉਹਨਾਂ ਵੀ ਆਖਿਆ ਸੀ ਓਏ ਵਜ਼ੀਰਿਆ ਤੂੰ ਕਹਿੰਦਾ ਇਸਲਾਮ ਦੇ ਧਾਰਨੀ ਬਣ ਜਾ ਓਏ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹਾਂ ਸਾਡੇ ਵੱਡਿਆਂ ਨੇ ਸਿਰ ਕਟਵਾ ਦਿੱਤੇ ਪਰ ਧੌਣਾ ਝੁਕਾਈਆਂ ਨਹੀਂ ਓਏ ਸਾਡੀ ਸੰਤ ਸਿਪਾਹੀ ਇਤਿਹਾਸ ਅੰਦਰ ਆਲੀ ਉਦੋਂ ਵੀ ਸੀ ਆਲੀ ਅਜੇ ਵੀ ਏ ਜਿਹਦੇ ਵਿੱਚ ਨਾ ਭੈ ਤੇ ਭਰਮੇ ਆਵੇ ਖਾਲੀ ਉਦੋਂ ਵੀ ਸੀ ਖਾਲੀ ਅਜੇ ਵੀ ਏ ਹੱਸ ਹੱਸ ਕੇ ਸਿੱਖੀ ਲਈ ਮਰਨ ਵਾਲਾ ਝਾਲੀ ਉਦੋਂ ਵੀ ਸੀ ਝਾਲੀ ਅਜੇ ਵੀ ਏ ਤੇਰੇ ਵਰਗੇ ਦੁਸ਼ਟ ਨੂੰ ਸੋਧਣੇ ਦਾ ਬਾਲੀ ਉਦੋਂ ਵੀ ਸੀ ਬਲ ਅਜੇ ਵੀ ਏ ਖਾਲਸਾ ਜੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਮਾਰਨਾ ਚਾਹਿਆ ਸਿੱਖਾਂ ਨੂੰ ਮੁਕਾਉਣਾ ਚਾਹਿਆ ਓਏ ਗੁਰੂ ਗੋਬਿੰਦ ਸਿੰਘ ਦੇ ਲਾਲ ਸੀਸ ਤਲੀ ਤੇ ਧਰ ਕੇ ਰਣ ਵਿੱਚ ਖੰਡੇ ਖੜਕਾਉਂਦੇ ਰਹੇ ਜ਼ਾਲਮਾਂ ਨੂੰ ਲਲਕਾਰ ਕੇ ਬੰਗਾਰ ਕੇ ਕਹਿੰਦੇ ਰਹੇ ਕੱਟ ਦਿਓ ਬੰਦ ਬੰਦ ਚਾੜ ਦਿਓ ਚਰਖੜੀਆਂ ਤੇ ਸਿੰਘਾਂ ਕਦੇ ਮੁੱਕਣਾ ਨਹੀਂ ਓਏ ਸਿੰਘਾਂ ਕਦੇ ਝੁਕਣਾ ਨਹੀਂ ਸਿੰਘਾਂ ਨੂੰ ਮਕਾਉਣ ਵਾਲਾ ਇਹਨਾਂ ਸਿੰਘਾਂ ਨੂੰ ਝੁਕਾਉਣ ਵਾਲਾ ਖਿਆਲ ਇੱਕ ਜਨੂਨ ਹੈ ਕੋਈ ਜ਼ੁਲਮ ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ ਓਏ ਸਾਨੂੰ ਮੁਕਾ ਸਕਦਾ ਨਹੀਂ ਕਿਉਂਕਿ ਸਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲਾਂ ਦੀ ਦਾਸਤਾਨ ਸ਼ਹੀਦਾਂ ਸਿੰਘਾਂ ਦੀ ਵੀਰ ਗਾਥਾ ਵੀਰ ਜੈਸੀ ਵੀ ਤਾਂ ਸੁਣਦੇ ਹੀ ਚੱਲਣਾ।